ਲੱਗੀਆਂ ਬਾਰਿਸ਼ਾਂ ਤੇ ਸੁੱਕੇ ਸੁੱਕੇ ਸੁਪਨੇ ਵੀ ਭਿੱਜ ਗਏ ਨੈਣਾ ਲੱਗੀਆਂ ਬਾਰਿਸ਼ਾਂ ਰੋਵੇ ਪਲਕਾਂ ਦੇ ਕੋਨੇ ਵਿੱਚ ਨੀਂਦ ਮੇਰੀ ਕਾਲੀ ਕਾਲੀ ਖਾਲੀ ਰਾਤੋਂ ਸੇ ਹੋਣੇ ਲੱਗੀ ਹੈ ਦੋਸਤੀ ਖੋਇਆ ਖੋਇਆ ਇਨ ਰਾਹੋਂ ਮੈਂ ਅਬ ਮੇਰਾ ਕੁਛ ਵੀ ਨਹੀਂ ਹਰ ਪਲ ਹਰ ਲਮ੍ਹਾ ਮੈਂ ਕੈਸੇ ਸਹਿਤਾ ਹੂੰ ਹਰ ਪਲ ਹਰ ਲਮ੍ਹਾ ਮੈਂ ਖੁਦ ਸੇ ਯੇ ਕਹਿਤਾ ਰਹਿਤਾ ਹੂੰ ਤੁਝੇ ਭੁਲਾ ਦਿਆ ਵੋ ਤੁਝੇ ਭੁਲਾ ਦਿਆ ਵੋ ਭੁਲਾ ਦਿਆ ਫਿਰ ਕਿਉਂ ਤੇਰੀ ਯਾਦੋ ਨੇ ਮੁਝੇ ਰੁਲਾ ਦਿਆ ਵੋ ਮੁਝੇ ਰੁਲਾ ਦਿਆ ਖਾਲੀ ਖਾਲੀ ਰਾਤੋਂ ਸੇ ਹੋਣੇ ਲਗੀ ਹੈ ਦੋਸਤੀ ਖੋਇਆ ਖੋਇਆ ਇਨ ਰਾਹੋਂ ਮੈਂ ਅਬ ਮੇਰਾ ਕੁਛ ਵੀ ਨਹੀਂ ਹਰ ਪਲ ਹਰ ਲਮ੍ਹਾ ਮੈਂ ਕੈਸੇ ਸਹਿਤਾ ਹੂੰ ਹਰ ਪਲ ਹਰ ਲਮ੍ਹਾ ਮੈਂ ਖੁਦ ਸੇ ਯੇ ਕਹਿਤਾ ਰਹਿਤਾ ਹੂੰ ਤੁਝੇ ਭੁਲਾ ਦਿਆ ਵੋ ਤੁਝੇ ਭੁਲਾ ਦਿਆ ਵੋ ਤੁਝੇ ਭੁਲਾ ਦਿਆ ਵੋ ਫਿਰ ਕਿਉਂ ਤੇਰੀ ਯਾਦੋ ਨੇ ਮੁਝੇ ਰੁਲਾ ਦਿਆ ਵੋ ਮੁਝੇ ਰੁਲਾ ਦਿਆ ਜੁਦਾ ਜੈਸੇ ਹੋਣੇ ਲਗਾ ਮੁਝਸੇ ਕੁਛ ਮੇਰਾ ਜੈ ਰੁਲਾ